انجمان الغسل دیوان سرکار دے بھیڑے نو بھیڑے نو انجمان الغسل دیوان سرکار دے بھیڑے نو انجمان الغسل دیوان ਵਾਰ ਜਵੇ ਫਿਲਮਾ ਸਰਕਾਰ ਦੇੜੇ ਨੂੰ ਵਿੜੇ ਨੂੰ ਇੱਕ ਵਾਰ ਜਵੇ ਫਿਲਮਾ ਸਰਕਾਰ ਦੇੜੇ ਨੂੰ ਰੋਜ਼ੇ ਦੇ ਸਤੂਨਾ ਨੂੰ ਗੱਲ ਲਾਇਆ ਠੰਡ ਪੈਂਦੀ ਰੋਜ਼ੇ ਦੇ ਸਤੂਨਾ ਨੂੰ ਗੱਲ ਲਾਇਆ ਠੰਡ ਪੈਂਦੀ ਦੁੱਖ ਤੱਕਿਆ ਹੀ ਮੁੱਕ ਜਾਂਦੇ ਸਰਕਾਰ ਦੇ ਵਿਹੜੇ ਨੂੰ ਵਿਹੜੇ ਨੂੰ ਦੁੱਖ ਤੱਕਿਆ ਹੀ ਮੁੱਕ ਜਾਂਦੇ ਸਰਕਾਰ ਦੇ ਵਿਹੜੇ ਨੂੰ ਕਰਨ ਸਜਦੇ ਝੁਕਦੇ ਨੇ ਮਲਾਇਕ ਵੀ ਪੂਰਾ ਵੀ ਕਰਨ ਸਜਦੇ ਝੁਕਦੇ ਨੇ ਮਲਾਇਕ ਵੀ ਜੰਨਤ ਦਾ ਰੂਪ ਦਿੱਤਾ ਰੱਬ ਯਾਰ ਦੇ ਵਿਹੜੇ ਨੂੰ ਵਿਹੜੇ ਨੂੰ ਜੰਨਤ ਦਾ ਰੂਪ ਦਿੱਤਾ ਰੱਬ ਯਾਰ ਦੇ ਵਿਹੜੇ ਨੂੰ ਮੇਰੀ ਕਿਸਮਤ ਫੜ ਉਂਗਲੀ ਮੈਨੂੰ ਲੈ ਗਈ ਮਦੀਨੇ ਨੂੰ ਮੇਰੀ ਕਿਸਮਤ ਫੜ ਉਂਗਲੀ ਮੈਨੂੰ ਲੈ ਗਈ ਮਦੀਨੇ ਨੂੰ ਮੈਂ ਮਰ ਕੇ ਵੀ ਨਹੀਂ ਛੱਡਣਾ ਸਰਕਾਰ ਦੇ ਵਿਹੜੇ ਨੂੰ ਵਿਹੜੇ ਨੂੰ ਮੈਂ ਮਰ ਕੇ ਵੀ ਨਹੀਂ ਛੱਡਣਾ ਸਰਕਾਰ ਦੇ ਵਿਹੜੇ ਨੂੰ ਅੱਖ ਖੋਲ ਕੇ ਵੇਖ ਤੇ ਸਹੀ ਕਿਸ ਦਰ ਤੇ ਖਲੋਤਾ ਏ ਅੱਖ ਖੋਲ ਕੇ ਵੇਖ ਤੇ ਸਹੀ ਕਿਸ ਦਰ ਤੇ ਖਲੋਤਾ ਏ ਹੁਣ ਸਾਦਿਕ ਛੱਡੀ ਨਾ ਲਜਪਾਲ ਦੇ ਵਿਹੜੇ ਨੂੰ ਵਿਹੜੇ ਨੂੰ ਹੁਣ ਸਾਦਿਕ ਛੱਡੀ ਨਾ ਲਜਪਾਲ ਦੇ ਵਿਹੜੇ ਨੂੰ ਵਾਰ ਜਵੇ ਫਿਲਮਾ ਸਰਕਾਰ ਦੇ ਵਿਹੜੇ ਨੂੰ ਵਿਹੜੇ ਨੂੰ ਇੱਕ ਵਾਰ ਜਵੇ ਫਿਲਮਾ ਸਰਕਾਰ ਦੇ ਵਿਹੜੇ ਨੂੰ ਸਰਕਾਰ ਦੇ ਵਿਹੜੇ ਨੂੰ ਸਰਕਾਰ